ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੁਰਥ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਾਮ ਵਿੰਗਾ ਹੋਆ ਮੱਜਣ ਗੁਰ ਆਂਦਾ ਰਸੇ ਜਪ ਹਰ ਹਰ ਕਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੋਆ ਵਾਰਨ ਵਿੰਗਾ ਹੋਆ ਮੱਜਣ ਗੁਰ ਆਂਦਾ ਰਾਸੀ ਜਪ ਹਰ ਹਰ ਕਿਲ ਵਿਖ ਨਾਸੀ ਸੰਤ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤੁਰਾਵੈ ਉਧਾਰ ਹੋਆ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੈ ਮਨ ਚਿੰਦਿਆੜੀ ਫਲ ਪਾਵੈ ਸਹੀ ਸਲਾਮਤ ਨਾਈ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰਨਾ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੁਜਾਨੈ ਜਿਸ ਦਇਆਲ ਹੋਈ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਇਹੋ ਬ੍ਰਹਮ ਵਿਚਾਰ ਸੁਜਾਨਾ ਜਿਸ ਦਇਆਲ ਹੋਈ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ ਮੱਜਣ ਗੁਰ ਆਂਦਾ ਰਾਸੀ ਜਪ ਹਰ ਹਰ ਕਿਲ ਵਿਖ ਨਾਸੇ